ਰੱਖੇਂ ਗੋ ਲੈ ਕੇ ਆਇਆ ਰਿੰਗ ਬਣ ਜਾਨੀ ਅੱਜ ਮੇਰੀ ਕੁਇਨ ਤੂੰ ਬਰਾਬਰ ਬੋਸ ਓਏ ਤੇਰੀ ਪਰ ਰੋਸ ਓਏ ਇਤਨਾ ਹਾਉ ਮੱਚ ਹਸੀਨ ਤੂੰ ਜਾਉ ਲਾ ਪੰਗੇ ਨਾ ਇਸ਼ਕ ਮੇਰੇ ਪੰਗੇ ਫੀਲਿੰਗ ਤੂੰ ਦਿਲ ਮੇਂ ਦਬਾ ਲੈ गार्ड पे नाम मेरा लिखा ले पेज में ही बसी है बात आके बढ़ा ले।